ਸੋਚਾਂ ਦੇ ਵਿੱਚ ਦਿਨ ਤੇ ਰਾਤਾਂ ਲੰਘਦੀਆਂ ਨੇ, ਸੋਚਾਂ ਦੇ ਵਿੱਚ ਦਿਨ ਤੇ ਰਾਤਾਂ ਲੰਘਦੀਆਂ ਨੇ, ਯਾਦਾਂ ਮੁੜ ਮੁੜ ਬਰੀ ਦਿਲ ਨੂੰ ਡੰਗਦੀਆਂ ਨੇ, ਯਾਦਾਂ ਮੁੜ ਮੁੜ ਬਰੀ ਦਿਲ ਨੂੰ ਡੰਗਦੀਆਂ ਨੇ, ਛਿੜ ਪੈ ਜੇ ਤਕਰਾਰ ਤੇ ਸੋਣਾ।